ਅੱਜ ਬੋਤਲਾਂ ਖੁੱਲਣ ਦੋ ਦਾਰੂ ਸ਼ਾਰੂ ਡੁੱਲਣ ਦੋ ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦੋ ਪਾਰੀ ਆਨ ਲਾਈਨ ਪਾਰੀ ਆਨ ਲਾਈਨ ਪਾਰੀ ਆਨ ਲਾਈਨ ਵੀਰੂ ਪਾਰੀ ਆਨ ਲਾਈਨ ਸੁਣ ਲਓ ਸਾਰੀ ਦੁਨੀਆ ਪਾਲੋ ਜਿੰਨਾ ਵੀ ਤੂੰ ਜ਼ੋਰ ਲਗਾ ਲਓ ਕਰੇਂਗੇ ਪਾਰੀ ਸਾਰੀ ਰਾਤ ਕੰਨ ਮੈਂ ਤਾਂ ਮੈਂ ਤੂੰ ਬੰਦ ਕਰਵਾ ਲਓ ਪਾਰੀ ਆਨ ਲਾਈਨ ਪਾਰੀ ਆਨ ਲਾਈਨ ਪਾਰੀ ਆਨ ਲਾਈਨ ਵੀਰੂ ਪਾਰੀ ਆਨ ਸਾਰੀ ਦੁਨੀਆ ਵਾਲੋ ਜਿਤਨਾ ਵੀ ਤੁਮ ਜ਼ੋਰ ਲਗਾ ਲੋ ਕਰੇਂਗੇ ਪਾਰੀ ਸਾਰੀ ਰਾਤ ਕੰਨ ਮੈਂ ਤਾਂ ਮੈਂ ਤੂੰ ਬੰਦ ਕਰਵਾ ਲੋ ਅੱਜ ਬੋਤਲਾਂ ਖੁੱਲਣ ਦੋ ਦਾਰੂ ਸ਼ਾਰੂ ਡੁੱਲਣ ਦੋ ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦੋ ਵਜਾਤੇ ਰਹੋ ਸਭ ਕੀ ਵਜਾਤੇ ਰਹੋ ਸਭ ਕੀ ਵਜਾਤੇ ਕਰਨੀ ਆ ਜਾਓ ਮੇਰੇ ਘਰ ਕੇ ਬੀਤਰ ਦਾਰੂ ਪੀਕਰ ਖਾਣੇ ਕੋ ਹੈ ਮੁਰਗਾ ਬੀਤਰ ਨੋਡਾ ਗੁੜਗਾਓਂ ਦਿੱਲੀ ਕੀ ਛੋਰੀਆਂ ਆਈ ਹੈ ਸਾਥ ਮੇ ਯੋ ਯੋ ਕੀ ਸੀਡੀਆਂ ਵੀ ਲਾਈ ਹੈ ਸਵਾਰੀ ਸਮਾਨ ਕੀ ਇਬ ਖੁਦ ਜ਼ਿੰਮੇਦਾਰ ਹੈ ਕਰ ਲੋ ਪਾਰਟੀ ਸਾਰੀ ਰਾਤ ਕੱਲ ਇਤਵਾਰ ਹੈ ਮਿਊਜ਼ਿਕ ਬਜੇਗਾ ਲਾਊਡ ਤੋ ਆਂਟੀ ਪੁਲਿਸ ਬੁਲਾ ਲੇਗੀ ਇਬ ਆਂਟੀ ਨੇ ਜਾ ਕੇ ਕਹਿ ਦੋ ਯੇ ਪਾਰਟੀ ਯੂੰ ਹੀ ਚੱਲੇਗੀ Party all night, party all night, party all night, Veeru party all night. Auntie police bula legi, auntie police bula legi, auntie police bula legi, auntie police bula legi. Phir bhi party yun hi chalegi, party yun hi chalegi, party yun hi chalegi, party yun hi chalegi. Lo sari duniya palo, jitna bhi tum zor laga lo, karenge party sari raat. Kaan mein dam hai, tum band karwa lo. ਬੋਤਲਾਂ ਖੁੱਲਣ ਦੋ ਦਾਰੂ ਸ਼ਾਰੂ ਡੁੱਲਣ ਦੋ ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦੋ ਵਜਾਤੇ ਰਹੋ ਸਭ ਕੀ ਵਜਾਤੇ ਰਹੋ ਸਭ ਕੀ ਵਜਾਤੇ ਖਾਣਾ ਹਰ ਕੋਈ ਬੋਲੇ ਘਰ ਨੀ ਜਾਣਾ ਡੈਡੀ ਕੋ ਤੂੰ ਕਰਦੇ ਮੈਸੇਜ ਆ ਜਾ ਰੀ ਕਰਕੇ ਬਹਾਨਾ ਪਾਰਟੀ ਹੋ ਰਹੀ ਬਹੁਤ ਭਯੰਕਰ ਪਾਰਟੀ ਕੇ ਗਜਬ ਨਜ਼ਾਰੇ ਦਿੱਕਤ ਹੈ ਬਸ ਇੱਕ ਬਾਤ ਕੀ ਗਾਓ ਮੈਂ ਕਈ ਤਾਊ ਕੁਵਾਰੇ ਟਿੱਕਰ ਵਾਲੀ ਛੋਰੀ ਨੇ ਯੋ ਗੋਦ ਕਾ ਚੜਾ ਰੱਖੀ ਹੈ ਇੱਕ ਖਤਮ ਨਾ ਹੋ ਰਹੀ ਇਸੇ ਦੂਸਰੀ ਮੰਗਵਾ ਰੱਖੀ ਹੈ ਨਾਚੇ ਦੇਖ ਰਹੀ ਕੈਸੇ ਆਗ ਸੀ ਲਗਾ ਰੱਖੀ ਹੈ ਇੱਤੀ ਸੀ ਤੂੰ ਹੈ ਨੀ ਹੈ ਆਫਤ ਮਚਾ ਰੱਖੀ ਹੈ ਪਾਰੀ ਆਨ ਲਾਈਨ ਪਾਰੀ ਆਨ ਲਾਈਨ ਪਾਰੀ ਆਨ ਲਾਈਨ ਵੀਰੂ ਪਾਰੀ ਆਨ ਲਾਈਨ ਆਂਟੀ ਪੁਲਿਸ ਬੁਲਾ ਲੇਗੀ ਆਂਟੀ ਪੁਲਿਸ ਬੁਲਾ ਲੇਗੀ ਆਂਟੀ ਪੁਲਿਸ ਬੁਲਾ ਲੇਗੀ ਆਂਟੀ ਪੁਲਿਸ ਬੁਲਾ ਲੇਗੀ ਪਾਰਟੀ ਯੂੰ ਹੀ ਚੱਲੇਗੀ ਪਾਰਟੀ ਯੂੰ ਹੀ ਚੱਲੇਗੀ ਪਾਰਟੀ ਯੂੰ ਹੀ ਚੱਲੇਗੀ ਪਾਰਟੀ ਯੂੰ ਹੀ ਚੱਲੇਗੀ ਲੋ ਸਾਰੀ ਦੁਨੀਆ ਵਾਲੋ ਜਿਤਨਾ ਵੀ ਤੂੰ ਜ਼ੋਰ ਲਗਾ ਲੋ ਕਰੇਂਗੇ ਪਾਰੀ ਸਾਰੀ ਰਾਤ ਕੰਨ ਮੈਂ ਤਾਂ ਮੈਂ ਤੂੰ ਬੰਦ ਕਰਵਾ ਲੋ ਬੋਤਲਾਂ ਖੁੱਲਣ ਦੋ ਦਾਰੂ ਸ਼ਾਰੂ ਡੁੱਲਣ ਦੋ ਵਿਸਕੀ ਦਾ ਪੈਗ ਲਗਾ ਕੇ ਸਾਰੀ ਦੁਨੀਆ ਭੁੱਲਣ ਦੋ ਵਜਾਤੇ ਰਹੋ ਸਭ ਕੀ ਵਜਾਤੇ ਰਹੋ ਸਭ ਕੀ ਵਜਾਤੇ ਰਹੋ ਚੱਲੇਗੀ।